ਪੁੱਛਦੀ ਮੈਨੂੰ ਸਾਰਾ ਦਿਨ ਤੂੰ ਕੀ ਸੋਚਦਾ ਏ ਮੈਂ ਕਹਿੰਦਾ ਤੇਰੇ ਖਾਬ ਨੂੰ ਬੁਣਦਾ ਕਿਉਂ ਉਂਗਲਾਂ ਵੇ ਤੂੰ ਤਾਰਿਆਂ ਦੇ ਵੱਲ ਮਾਰੀ ਜਾਨਾ ਏ ਮੈਂ ਕਹਿੰਦਾ ਤੇਰੇ ਨਾਮ ਨੂੰ ਖੁਣਦਾ ਵੇ ਮੈਂ ਬੇਰ ਹਾਟੀ ਸੀ ਮੈਨੂੰ ਘਾਟ ਨੀ ਬੁਕਾਂ ਦੀ ਮੈਂ ਕਿਹਾ ਹੱਥ ਖੋਲ ਖੜਨ ਵਿੱਚ ਕੀ ਜਾਂਦਾ ਉਹ ਕਹਿੰਦੀ ਚਾਨਣੀ ਕਿਸੇ ਦਾ ਹੋਇਆ ਵੇ ਚੱਲਿਆ ਮੈਂ ਕਹਿਤਾ ਚੱਲ ਕੋਸ਼ਿਸ਼ ਕਰਨ ਚ ਕੀ ਜਾਂਦਾ ਉਹ ਕਹਿੰਦੀ ਚਾਨਣੀ ਕਿਸੇ ਦਾ ਹੋਇਆ ਵੇ ਚੱਲਿਆ ਮੈਂ ਕਹਿਤਾ ਚੱਲ ਕੋਸ਼ਿਸ਼ ਕਰਨ ਚ ਕੀ ਜਾਂਦਾ ਮੈਂ ਤੇਰੇ ਤੇ ਮਰਦਾ ਮਰਦਾ ਹੀ ਰਹਿਣ ਦੇ ਤੂੰ ਮੇਰੀ ਨਹੀਂ ਹੋਣਾ ਜੇ ਪਰਦਾ ਹੀ ਰਹਿਣ ਦੇ ਨਾ ਦੇਖੀ ਜੇ ਨਹੀਂ ਦੇਖਣਾ ਚਾਹੁੰਦੀ ਆਸ਼ਿਕ ਨੂੰ ਲੈ ਕੇ ਨੈਣੀ ਆਸ ਖੜਨ ਵਿੱਚ ਕੀ ਜਾਂਦਾ ਉਹ ਕਹਿੰਦੀ ਚਾਨਣੀ ਕਿਸੇ ਦਾ ਹੋਇਆ ਵੇ ਚੱਲਿਆ ਮੈਂ ਕਹਿਤਾ ਚੱਲ ਕੋਸ਼ਿਸ਼ ਕਰਨ ਚ ਕੀ ਜਾਂਦਾ ਉਹ ਕਹਿੰਦੀ ਚਾਨਣੀ ਕਿਸੇ ਦਾ ਹੋਇਆ ਵੇ ਚੱਲਿਆ ਮੈਂ ਕਹਿਤਾ ਚੱਲ ਕੋਸ਼ਿਸ਼ ਕਰਨ ਚ ਕੀ ਜਾਂਦਾ ਧੰਨਵਾਦ ਹਵਾਵਾਂ ਦਾ ਤੇਰੇ ਬਾਰੇ ਦੱਸਦੀਆਂ ਨੇ ਸੂਹਾਂ ਤੇਰੀ ਧੜਕਣ ਦੇ ਬਾਰੇ ਤੱਕਦੀਆਂ ਨੇ ਸਿੰਘ ਜੀਤ ਵੀ ਚੱਲ ਛੱਡ ਦੇ ਤੂੰ ਮੇਰੇ ਹੈ ਨੀ ਲੇਖਾਂ 'ਚ ਖੋਰੇ ਹੋਵੇ ਇੱਕ ਵਾਰ ਪੜ੍ਹਨ ਵਿੱਚ ਕੀ ਜਾਂਦਾ ਉਹ ਕਹਿੰਦੀ ਚਾਨਣੀ ਕਿਸੇ ਦਾ ਹੋਇਆ ਵੇ ਚੱਲਿਆ ਮੈਂ ਕਹਿਤਾ ਚੱਲ ਕੋਸ਼ਿਸ਼ ਕਰਨ ਚ ਕੀ ਜਾਂਦਾ ਉਹ ਕਹਿੰਦੀ ਚਾਨਣੀ ਕਿਸੇ ਦਾ ਹੋਇਆ ਵੇ ਚੱਲਿਆ ਮੈਂ ਕਹਿਤਾ ਚੱਲ ਕੋਸ਼ਿਸ਼ ਕਰਨ ਚ ਕੀ ਜਾਂਦਾ